Bonafide. Bilal Saeed. Let's go. Let's go. Let's go. Let's go. ਦਾ ਨਹੀਂ ਇੱਕ ਪਲ ਵੀ ਆਉਂਦਾ ਨਹੀਂ ਕਰਾ ਹਾਏ ਬਣ ਗਈ ਏ ਤੂੰ ਧੜਕਨ ਇਸ ਦਿਲ ਦੀ ਸੀਨੇ ਚੋਂ ਤੜਕੇ ਬਾਰ ਬਾਰ ਮੈਨੂੰ ਤੇਰੀਆਂ ਰਹਿਣ ਉਡੀਕਾਂ ਜਿੰਦ ਤੇਰੇ ਨਾਂ ਵੇ ਲਾਈ ਮੈਨੂੰ ਆਕੇ ਬਹੁਤ ਰਵਾਇਆ ਮੇਰੇ ਜਦ ਵੀ ਚੇਤੇ ਆਈ ਇੱਕ ਤੇਰੀ ਯਾਦ ਇੱਕ ਤੇਰੀ ਯਾਦ ਇੱਕ ਤੇਰੀ ਯਾਦ ਤੇਰੀ ਯਾਦ ਵੇ ਇੱਕ ਤੇਰੀ ਯਾਦ ਇੱਕ ਤੇਰੀ ਯਾਦ ਇੱਕ ਤੇਰੀ ਯਾਦ ਤੇਰੀ ਯਾਦ ਵੇ ਇੱਕ ਤੇਰੀ Feel insanity. Why do you make me feel this way? Nobody can feel my pain. Nobody can feel the same. Nobody can see my tears, cause I'm crying in the rain. Making my heart drop, stop and play this song again. Why do you make me feel this way? Tu ki jaane tere wajon raatan ki vel langiyan. Jag jag rab kolo man tan mangiyan. Leke dard seene vich umran ne langiyan. ਪਲ ਲਗੇ ਜਿਨੇ ਕਈ ਸਦੀਆਂ ਹੁਣ ਆ ਜਾ ਮੇਰੇ ਸੱਜਣਾ ਦਿਲ ਦੇਂਦਾ ਏ ਦੁਹਾਈ ਮੈਨੂੰ ਵਾਕੇ ਬਹੁਤ ਰਵਾਇਆ ਮੇਰੇ ਜਦ ਵੀ ਚੇਤੇ ਆਈ ਇੱਕ ਤੇਰੀ ਯਾਦ ਇੱਕ ਤੇਰੀ ਯਾਦ ਇੱਕ ਤੇਰੀ ਯਾਦ ਤੇਰੀ ਯਾਦ ਵੇ ਇੱਕ ਤੇਰੀ ਯਾਦ ਇੱਕ ਤੇਰੀ ਯਾਦ ਸਜਣਾ ਹੋਰੇ ਹੋਈ ਜਾਂਦਾ ਮੈਨੂੰ ਕੀ ਸਜਣਾ ਸੁਣੀਆਂ ਨੇ ਰਾਵਾ ਮੈਂ ਤੈਨੂੰ ਹੀ ਬੁਲਾਵਾ ਸੁਣ ਲੈ ਤੂੰ ਮੇਰੇ ਦਿਲ ਦੀ ਸਜਣਾ ਥੱਕਿਆ ਮੈਂ ਯਾਦ ਤੈਨੂੰ ਕਰ ਕਰਕੇ ਥੱਕੇ ਤੇਰੇ ਨਾਂ ਵਾਲੇ ਪਰ ਪਰ ਕੇ ਮੰਗਾ ਮੈਂ ਦੁਆਵਾਂ ਮੁੱਕ ਜਾਣੇ ਨਾ ਸਾਵਾਂ ਲੰਘਦਾ ਹਰ ਪਲ ਡਰ ਡਰ ਕੇ ਹੁਣ ਆ ਜਾ ਮੇਰੇ ਸਜਣਾ ਦਿਲ ਦੇਂਦਾ ਏ ਦੁਹਾਈ ਮੈਨੂੰ ਆ ਕੇ ਬਹੁਤ ਰਵਾਇਆ ਮੇਰੇ ਜਦ ਵੀ ਚੇਤੇ ਆਏ ਇੱਕ ਤੇਰੀ ਯਾਦ ਇੱਕ ਤੇਰੀ ਯਾਦ ਇੱਕ ਤੇਰੀ ਯਾਦ ਤੇਰੀ ਯਾਦ ਵੇ ਇੱਕ ਤੇਰੀ ਯਾਦ